ਗੱਡੀਆਂ ਦੇ ਵਿੱਚ ਫਲੈਟਪੁਸ਼ ਵਾਲੀ ਸਾਈਡ ਬਹੁਤ ਵਧੀਆ ਸੁਣਦਾ ਜੀ, ਜਦੋਂ ਪਾਪਟੋਏ ਦੇ ਤੁਹਾਡੇ ਸਟੇਸ਼ਨ ਦੇ ਕੋਲ ਪਹੁੰਚ ਜਾਂਦੇ ਆ ਉਦੋਂ ਸੁਣਨੋਂ ਹਟ ਜਾਂਦਾ. ਸੋ ਮੈਨੂੰ ਲੱਗਦਾ ਕਿ ਉਹ ਸਰੋਤੇ ਖੁਸ਼ ਹੋ ਜਾਣਗੇ ਅਤੇ ਉਮੀਦ ਕਰਦੇ ਹਾਂ ਕਿ ਸਾਡੇ ਸਰੋਤੇ ਵੀ ਹੁਣ ਇਸ ਵੇਲੇ ਜਿਹੜੇ ਸਾਡੇ ਨਾਲ ਜੁੜੇ ਨੇ ਉਹ ਖੁਸ਼ੀ ਖੁਸ਼ੀ ਜੀ ਆਇਆਂ ਨੂੰ ਆਖਣ ਦੇ ਲਈ ਰੈਡੀ ਹੋਣਗੇ 2017 ਨੂੰ. ਹਰਪ੍ਰੀਤ, ਹੌਰਨ ਬਲੋ ਜਿਹੜਾ ਗੀਤ ਹਾਡੀ ਸੰਧੂ ਦਾ, ਮੇਰੇ ਖਿਆਲ ਆਪਾਂ ਕਹਿ ਲਈਏ ਕਿ ਗੀਤ ਬਹੁਤ ਆਏ ਅਤੇ ਇਸ ਗੀਤ ਦੇ ਉੱਤੇ ਮੇਰੇ ਖਿਆਲ ਸਾਰਿਆਂ ਨੇ ਉੱਚੀ ਉੱਚੀ ਕਰਕੇ ਹੌਰਨ ਬਲੋ ਵੀ ਜਿਹੜੇ. ਬਿਲਕੁਲ ਜੀ, ਕਾਫੀ ਸਾਰੇ ਜੁਰਮਾਨੇ ਵੀ ਹੋਏ ਇਸ ਗੀਤ ਦੇ ਕਰਕੇ. ਔਰ ਜਿਹੜਾ ਨਾ ਭਾਵੇਂ ਕਿ ਜਿੱਦਾਂ ਮਰਜ਼ੀ ਹੈ ਜੀ, ਇੱਕ ਹਰ ਇੱਕ ਗੀਤ ਦੀ ਆਪਣੀ ਖਾਸੀਅਤ ਹੁੰਦੀ ਹੈ ਔਰ ਇਸ ਗੀਤ ਨੇ ਵੀ ਇੱਕ ਖਾਸੀਅਤ ਵੱਖਰੀ ਛਾਪ ਛੱਡੀ ਹੈ, ਖਾਸ ਕਰ ਨੌਜਵਾਨਾਂ ਦੇ ਉੱਤੇ ਜਿਹੜੇ ਆਪਣੇ ਸ਼ੌਕੀਨ ਜਿਹੜੇ ਗੱਭਰੂ ਨੇ ਅਤੇ ਉਹਨਾਂ ਸਾਰਿਆਂ ਦੇ ਵਾਸਤੇ ਇਹ ਪਿਆਰਾ ਜਿਹਾ ਗੀਤ ਹਾਜ਼ਰ ਹੈ ਜੀ. ਆੜੀ ਸੰਧੂ ਨੰਬਰ 8. ਕੱਟੀ ਫੱਟੀ ਜੀਨ ਪਾ ਕੇ ਬ੍ਰਾਊਨ ਰੇ ਬਨ ਲਾ ਕੇ ਗਲੀ ਤੇਰੀ ਕਿਹੜੀ ਮਾਰੇ ਊਫਰ ਚਲਾ ਕੇ ਤੂੰ ਤਾਂ ਤੱਕਦੀ ਵੀ ਨਹੀਂ ਤੱਕਦੀ ਵੀ ਨਹੀਂ ਨਿਗਾ ਰੱਖਦੀ ਵੀ ਨਹੀਂ ਰੱਖਦੀ ਵੀ ਨਹੀਂ ਤੂੰ ਤਾਂ ਤੱਕਦੀ ਵੀ ਨਹੀਂ ਨਿਗਾ ਰੱਖਦੀ ਵੀ ਨਹੀਂ ਨਵੀਂ ਗੱਡੀ ਤੈਨੂੰ ਸ਼ੋ ਕਰਦਾ ਉਹ ਮੁੜ ਕੇ ਤਾਂ ਵੇਖ ਸੋਹਣੀ ਮੈਂ ਤਾਂ ਘਰੇ ਤੈਨੂੰ ਆਪਣਾ ਜਿਹਾ ਕਹਿ ਲਿਆ ਮੇਰੀ ਮੰਮੀ ਨੇ ਤੇਰੇ ਵਾਸਤੇ ਅੱਜ ਬੱਲੀਏ ਨੀ ਰੈੱਡ ਚੂੜਾ ਲੈ ਲਿਆ ਮੇਰਾ ਡੈਡੀ ਪੈਸੇ ਵਾਲਾ ਡਰੈਸ ਸੋਨੇ ਦੀ ਸਵਾਲਾ ਨੋਟ ਤੇਰੇ ਤੋਂ ਥਰੋ ਕਰਦਾ ਉਹ ਮੁੜ ਕੇ ਤਾਂ ਵੇਖ ਸੋਹਣੇ ਤੇਰੇ ਨਾਲ ਘੁੰਮਣ ਦੇ ਥਾਂ ਵੀ ਸੋਚ ਲੈ ਗੱਲ ਸਿਰੇ ਦੀ ਮੈਂ ਤੈਨੂੰ ਦੱਸਦਾ ਮੈਂ ਤੇਰੇ ਮੇਰੇ ਬੱਚਿਆਂ ਦੇ ਨਾਂ ਵੀ ਸੋਚ ਲੈ ਮੈਂ ਤਾਂ ਘੁੰਮਾਂ ਤੇਰੇ ਪਿੱਛੇ ਜਿਹੜੀਆਂ ਨੇ ਮੇਰੇ ਪਿੱਛੇ ਜਾਨੀ ਸਾਰੀਆਂ ਨੂੰ ਨੋ ਕਰਦਾ ਉਹ ਮੁੜ ਕੇ ਤਾਂ ਵੇਖ ਸੋਹਣੇ ਜੀ. ਇਹ ਗੀਤ ਦੀ ਹੁੱਕ ਟਿਊਨ ਜਿਹੜੀ ਆ ਉਹ ਬਹੁਤ ਮਕਬੂਲ ਹੋਈ. ਸੋ ਤੁਸੀਂ ਹੁਣੇ ਹੁਣੇ ਹਾੜੀ ਸਿੰਘ ਸੰਧੂ, ਹਰ ਦਵਿੰਦਰ ਸਿੰਘ ਸੰਧੂ ਇਸ ਕਲਾਕਾਰ ਦਾ ਨਾਮ ਹੈ, ਪਟਿਆਲੇ ਸ਼ਹਿਰ ਦਾ ਇਹ ਜਿਹੜਾ ਕਲਾਕਾਰ. 11 ਦਾ ਕੈਚਅਪ ਫਿਲਮ ਦੇ ਵਿੱਚ ਵੀ ਆਇਆ ਵੈਸੇ, ਲੇਕਿਨ ਉਹ ਫਿਲਮ ਮੇਰੇ ਖਿਆਲ ਸ਼ਾਇਦ ਕਿਸੇ ਨੇ ਸ਼ਾਇਦ ਦੇਖੀ ਵੀ ਨਹੀਂ ਹੋਣੀ. ਅਤੇ ਸਾਡੇ ਨਾਲ ਔਨ ਏਅਰ ਇੱਕ ਸਾਡੇ ਜਿਹੜੇ ਲਿਸਨਰ ਆ ਗਏ ਨੇ ਉਹਨਾਂ ਦਾ ਇਸਤਕਬਾਲ ਕਰਦੇ ਹਾਂ. ਜੀ ਆਇਆਂ ਨੂੰ ਜੀ, ਤੁਸੀਂ ਔਨ ਏਅਰ ਹੋ. ਹਾਂਜੀ ਹਾਂਜੀ, ਸਤਿ ਸ਼੍ਰੀ ਅਕਾਲ ਵੀਰ ਜੀ ਸਾਰਿਆਂ ਨੂੰ, ਰੇਡੀਓ ਸਪੈਸ਼ਲ ਦੀ ਟੀਮ ਨੂੰ ਬਹੁਤ ਬਹੁਤ ਸਤਿ ਸ਼੍ਰੀ ਅਕਾਲ ਜੀ. ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ. ਨਵੇਂ ਸਾਲ ਦੀਆਂ ਵਧਾਈਆਂ ਦਿੰਦਾ ਜੀ ਰੇਡੀਓ ਸਪੈਸ਼ਲ ਦੀ ਜਿੰਨੀ ਵੀ ਸਾਡੀ ਟੀਮ ਆ ਬਹੁਤ ਵਧੀਆ ਜੀ ਪ੍ਰੋਗਰਾਮ ਚਲਾ ਰਹੀ ਆ. ਮੈਂ ਤਾਂ ਬਹੁਤ ਬਹੁਤ ਨਵੇਂ ਸਾਲ ਦੀਆਂ ਵਧਾਈਆਂ ਦਿੰਦਾ ਜੀ. ਬਹੁਤ ਬਹੁਤ ਸ਼ੁਕਰੀਆ ਜੀ. ਸਾਰਿਆਂ ਲਈ ਇੰਨਾ 2017 ਖੁਸ਼ੀਆਂ ਭਰਿਆ ਵੇ ਪਰਮਾਤਮਾ, ਬਹੁਤ ਹੀ ਖੁਸ਼ੀਆਂ ਭਰਿਆ ਲਿਆਵੇ ਸਾਰਿਆਂ ਲਈ. ਸਭ ਨੂੰ ਵਧਾਈਆਂ ਦਿੰਦਾ ਜੀ, ਸਭ ਨੂੰ. ਸਾਡੇ ਵੱਲੋਂ ਵੀ ਤੁਹਾਡੇ ਸਾਰੇ ਪਰਿਵਾਰ ਨੂੰ 2017 ਹੋਰ ਵੀ ਵਧੀਆ ਸਾਲ ਹੋਰ ਨਿਬੜੇ, ਇਹੀ ਸ਼ੁਭ ਕਾਮਨਾਵਾਂ ਨੇ ਜੀ, ਸਾਡੀ ਸ਼ੁਭ ਇਛਾਵਾਂ ਨੇ. ਅਤੇ ਦੁਆ ਕਰਦੇ ਹਾਂ ਜੀ ਕਿ ਸਿਹਤ ਤੰਦਰੁਸਤੀ ਅਤੇ ਤਰੱਕੀਆਂ ਬਖਸ਼ੇ ਵਾਹਿਗੁਰੂ ਸਾਰੇ ਹੀ ਤੁਹਾਡੇ ਪਰਿਵਾਰ ਨੂੰ ਜੀ. ਧੰਨਵਾਦ ਸਮਾਂ ਕੱਢ ਕੇ ਤੁਸੀਂ ਆਉਂਦੇ ਰਹੋ. ਸ਼ੁਕਰੀਆ ਜੀ, ਸ਼ੁਕਰੀਆ. ਸੋ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ 0800-03-03-98. ਜੀ, ਔਰ ਨਾਲ ਦੀ ਨਾਲ ਨਿਤੇਸ਼ ਭਾਅ ਜੀ ਫੋਨ ਮੇਰੇ ਖਿਆਲ ਉਹਨੂੰ ਡਿਸਕਨੈਕਟ ਕਰ ਦਿਓ ਪਲੀਜ਼, ਅਦਰਵਾਈਜ਼ ਉਹ ਟੀ ਆਉਣ ਲੱਗ ਪੈਣੀ ਨਾ. ਹਾਂਜੀ, ਨਹੀਂ ਵੇਖੋ ਸਾਰੇ ਪਾਸੇ ਧਿਆਨ ਰੱਖਣਾ ਪੈਂਦਾ. ਮੈਂ ਧਿਆਨ ਰੱਖਦੇ ਰੱਖਦੇ ਵੇਖੋ, ਮੈਂ ਪਿਛਲੇ ਪਾਸੇ ਵੀ ਆਪਣੀਆਂ ਅੱਖਾਂ 'ਤੇ ਲਾਈਆਂ ਦੋ ਜਿਹੜੀਆਂ, ਇੱਕ ਹੋਰ ਮਜ਼ਾਇਲ ਸਾਡੇ ਇੱਥੇ ਵੇਖੋ ਐਂਟਰ ਹੋ ਗਏ ਨੇ. ਦੁਆਬੇ ਤੋਂ ਜੀ ਇੱਧਰ ਗਾਖਲੇ ਗੱਲ ਪਹਿਲੋਂ ਕਰਤੀ ਗਿਆ, ਤਿੰਨ ਹੋ ਗਿਆ ਸੀ, ਹੁਣ ਹੁਣ ਅਸੀਂ ਸੁੰਗਣ ਗਏ ਸਾਰੇ. ਦੁਆਬੇ ਸਵਾਗਤ ਕਰਦੇ ਹਾਂ ਜੀ ਆਪਣੇ ਵੱਡੇ ਵੀਰ ਗੁਰਸਿਮਰ ਮਿੰਟੂ ਹੁਣਾਂ ਦਾ। ਮਿੰਟੂ ਸਰਕਾਰੀਆ ਜੀ ਹਾਜ਼ਰ ਨੇ ਜੀ। ਪਿਆਰ ਭਰੀ ਸਤਿ ਸ਼੍ਰੀ ਅਕਾਲ ਵੀਰ ਹੈਪੀ ਜੀ ਅਤੇ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਾਰੇ ਸਤਿਕਾਰ ਸਰੋਤਿਆਂ ਨੂੰ। ਅਤੇ ਬਿਲਕੁਲ ਜੀ ਆਪਾਂ ਵੀ ਹਾਜ਼ਰੀਆਂ ਲਵਾਉਣ ਪਹੁੰਚ ਗਏ ਹਾਂ ਸਰੋਤਿਆਂ ਦੇ ਨਾਲ। ਸੋ ਘਰ ਮੈਂ ਸੁਣ ਰਿਹਾ ਸੀ ਅਤੇ ਥੋੜ੍ਹਾ ਜਿਹਾ ਇੱਕ ਦੋ ਅੱਜ ਫੰਕਸ਼ਨ ਵੀ ਸੀਗੇ ਜਿਨ੍ਹਾਂ ਨੂੰ ਭਗਤਾ ਕੇ ਸਿੱਧੇ ਪਹੁੰਚ ਗਏ ਜੀ। ਦੇਖ ਲਓ ਸਾਡੇ ਨਾਲ ਮੇਰੇ ਖਿਆਲ ਇੱਕ ਜਿਹੜੇ ਲਿਸਨਰ ਔਨ ਏਅਰ ਹੋ ਗਏ ਨੇ, ਉਹਨਾਂ ਨੂੰ ਜੀ ਆਇਆਂ ਆਖਦੇ ਹਾਂ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਕਰਦੇ ਹਾਂ ਰੇਡੀਓ ਸਪਾਈਸ 'ਤੇ ਤੁਹਾਡਾ ਜੀ। ਸਤਿ ਸ਼੍ਰੀ ਅਕਾਲ, ਕੌਣ ਬੋਲਦੇ ਹੋ? ਮੈਂ ਜੈ ਸਿੰਘੀੜਾ ਹੈਮਿਲਟਨ ਤੋਂ। ਸਵਾਗਤ ਕਰਦੇ ਹਾਂ ਜੈ ਸਿੰਘੀੜਾ ਜੀ ਹੈਮਿਲਟਨ ਤੋਂ, ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਨਵੇਂ ਸਾਲ ਦੀਆਂ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ। ਤੁਹਾਨੂੰ ਵੀ ਬਹੁਤ ਬਹੁਤ ਸ਼ੁਕਰੀਆ। ਅਤੇ ਜੈਸ, ਤੁਸੀਂ ਨਵਾਂ ਸਾਲ ਦੀ ਕੀ ਪਲੈਨਿੰਗ ਕੀਤੀ ਹੈਗੀ ਆ, ਕਿਵੇਂ ਮਨਾ ਰਹੇ ਆ ਤੁਸੀਂ ਨਵਾਂ ਸਾਲ ਆਪਣਾ? ਅਸੀਂ ਟਾਈਮ ਸਾਰੇ ਜਾਣਾ। ਬਹੁਤ ਵਧੀਆ, ਚਲੋ ਜੀ, ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਬਖਸ਼ੇ ਸਾਰੀ ਫੈਮਿਲੀ ਨੂੰ। ਜੈਸ, ਥੈਂਕ ਯੂ ਵੈਰੀ ਮੱਚ, ਤੁਸੀਂ ਟਾਈਮ ਕੱਢ ਕੇ ਔਨ ਏਅਰ ਆਏ ਅਤੇ ਤੁਹਾਡੀ ਸਾਰੀ ਫੈਮਿਲੀ ਨੂੰ ਸਾਡੇ ਵੱਲੋਂ ਹੈਪੀ ਨਿਊ ਈਅਰ। ਥੈਂਕ ਯੂ। ਠੀਕ ਹੈ, ਥੈਂਕ ਯੂ ਜੀ। ਗਾਣਾ ਲਾਉਣਾ ਸੀ। ਅੱਛਾ, ਤੁਸੀਂ ਗਾਣਾ ਲਾਉਣਾ ਕਿ ਗਾਣਾ ਸੁਣਾਉਣਾ? ਦੱਸੋ ਜੀ, ਦੱਸੋ ਕਿਹੜਾ ਗਾਣਾ? ਕਾਰਬੀ ਦਾ ਪੰਦਾ। ਮੈਨੂੰ ਨੀ ਪਤਾ ਕਿ ਕੁਛ ਇਹਨਾਂ ਨੇ ਹੋਰ ਸੁਣਾਉਣਾ ਸੀ, ਪਹਿਲਾਂ ਹੀ ਆਪਣੀ ਫਰਮਾਇਸ਼ ਦਿੱਤਾ, ਉਹਨਾਂ ਨੇ ਫਰਮਾਇਸ਼ ਦੇ ਦਿੱਤੀ, ਇੱਦਾਂ ਹੀ ਮੈਂ ਕਿਹਾ ਕਿ ਮੈਂ ਵੀ ਫਰਮਾਇਸ਼ ਆਪਣੀ ਗੱਲ ਦਾ। ਸਤ, ਆਪਣੇ ਇਸ ਗੀਤ ਦੇ ਬਾਰੇ ਵੀ ਥੋੜ੍ਹਾ ਦੱਸੋ ਕਿ ਤੁਸੀਂ ਫਾਈਨਲੀ ਇਸ ਨੂੰ ਰਿਲੀਜ਼ ਕਰਨ ਜਾ ਰਹੇ ਹੋ ਪ੍ਰੋਪਰਲੀ? ਬਿਲਕੁਲ ਜੀ, ਵੈਸੇ ਜਿਹੜਾ 7 ਜਣੀਆਂ ਗੀਤ ਹੈ ਇਸ ਵੇਲੇ ਇਹਦਾ ਪ੍ਰੋਪਰ ਮਿਊਜ਼ਿਕ ਬਣ ਕੇ ਜਿਹੜੀ ਆ ਉਹ ਮਾਸਟਰ ਫਾਈਲ ਜਿਹੜੀ ਆ ਉਹ ਪਹੁੰਚ ਚੁੱਕੀ ਆ ਜੀ। ਪਰ ਜਿੱਦਾਂ ਕਹਿ ਲਓ ਬਹੁਤ ਜ਼ਿਆਦਾ ਪਿਆਰ ਲੋਕਾਂ ਦੇ ਕਹਿਣ 'ਤੇ, ਜਿੱਦਾਂ ਮੰਗ 'ਤੇ, ਡਿਮਾਂਡ 'ਤੇ ਗੀਤ ਜਿਹੜਾ ਵਾ ਅਸੀਂ ਵੀ ਇਹਨੂੰ ਕਰ ਰਹੇ ਹਾਂ ਜੀ। ਪਰ ਕੋਸ਼ਿਸ਼ ਆ ਵਧੀਆ ਤਰੀਕੇ ਲਈ ਲੈ ਕੇ ਇਸ ਹੋ ਸਕਦਾ ਥੋੜ੍ਹਾ ਡਿਲੇਅ ਕਰਨਾ ਪਵੇ ਜੋ, ਪਰ ਉਸ ਤੋਂ ਪਹਿਲਾਂ ਅਸੀਂ ਤਿਆਰੀ ਕਰ ਰਹੇ ਹਾਂ ਇੱਕ ਹੋਰ ਗੀਤ ਦੀ ਜੀ। ਹੋ ਸਕਦਾ ਕੋਸ਼ਿਸ਼ ਇਹੀ ਆ ਕਿ ਇਸ ਮਹੀਨੇ ਦੇ ਵਿੱਚ ਵਿੱਚ ਜਿਹੜਾ ਉਹ ਨਵਾਂ ਗੀਤ ਉਹ ਕਰਕੇ ਉਸ ਤੋਂ ਬਾਅਦ ਅਸੀਂ 7 ਜਾਣੀਆਂ ਵੀ ਛੇਤੀ ਕਰ ਦਈਏ। ਇੱਦਾਂ ਨਹੀਂ ਕਰ ਸਕਦੇ ਤੁਸੀਂ, ਕਿਉਂਕਿ ਆਹ ਮਹੀਨਾ ਤਾਂ ਨਿਕਲ ਗਿਆ, ਹੁਣ ਤਾਂ ਅਗਲੇ ਮਹੀਨੇ ਹੋ ਸਕਦੇ। ਵੈਸੇ ਕਿਉਂਕਿ ਸਾਡਾ ਪਲਾਨ ਚੱਲ ਰਿਹਾ ਸ਼ੂਟ ਇੱਕ ਸ਼ਾਇਦ ਕੱਲ੍ਹ ਪਰਸੋਂ ਸ਼ੂਟ ਕਰਕੇ ਨਵੇਂ ਸਾਲ ਦਾ ਮਤਲਬ ਜਿਹੜਾ ਤੋਹਫਾ ਉਹ ਦੇ ਹੀ ਦਈਏ। ਅਤੇ ਬਾਕੀ ਜਿਹੜਾ ਗੀਤ 7 ਜਾਣੀਆਂ, ਮੈਂ ਵੈਸੇ ਵੋਟਾਂ ਦਾ ਦੌਰ ਆ ਰਿਹਾ ਅੱਗੇ, ਮੈਂ ਕੱਲ੍ਹ ਹੀ ਕੁਝ ਨਵਾਂ ਸੋਚ ਰਿਹਾ ਸੀ ਅਤੇ ਮੈਂ ਸੋਚਦਾ ਕਿ ਕਈ ਵਾਰੀ ਜਿਹੜੀ ਨਵੀਂ ਚੀਜ਼ ਲਿਖੀ ਹੁੰਦੀ ਹੈ ਨਾ ਉਹ ਸੁਣਾਉਣ ਨੂੰ ਜੀ ਕਰਦਾ। ਬਿਲਕੁਲ। ਓ ਛਿੱਟੇ ਪਾਣੀ ਦੇ ਮਾਰਿਆਂ ਜਾਗਦਾ ਨਹੀਂ, ਓ ਜੀ ਦੀ ਆਤਮਾ ਛੱਡ ਸਰੀਰ ਜਾਂਦੀ ਨਹੀਂ, ਓ ਰੱਬ ਦੀ ਅੱਖ ਵਿੱਚ ਅੱਖ ਪੈਂਦੀ, ਓ ਜਿਹੜੇ ਬੰਦੇ ਦੀ ਵਿੱਕ ਜ਼ਮੀਰ ਜਾਂਦੀ, ਓ ਜਿਹੜੇ ਬੰਦੇ ਦੀ ਵਿੱਕ ਜ਼ਮੀਰ ਜਾਂਦੀ, ਇੱਕੋ ਹੱਕ ਤੇਰਾ ਜੇ ਕਰ ਵੋਟ ਵਿਕ ਗਈ ਤਾਂ ਸੱਤੇ ਮੁਲਕ ਦੀ ਵਿੱਕ ਤਕਦੀਰ ਜਾਂਦੀ, ਬੈਰੋ ਵਾਲੀਆਂ ਲਾਲਚ ਤੇ ਫੁੱਟ ਕਾਰਨ ਮਿਟ ਕੌਮਾਂ ਦੀ ਹੋਂਦ ਅਖੀਰ ਜਾਂਦੀ, ਉਹ ਮਿਟ ਕੌਮਾਂ ਦੀ ਹੋਂਦ ਅਖੀਰ ਜਾਂਦੀ, ਆਪਣਾ ਦੱਬਿਆ ਵਰਗ ਨਾ ਵੇਚੀ ਗਰਜ਼ਾਂ ਦੇ ਲਈ ਫਰਜ਼ ਨਾ ਵੇਚੀ, ਆਪਣਾ ਦੱਬਿਆ ਵਰਗ ਨਾ ਵੇਚੀ ਗਰਜ਼ਾਂ ਦੇ ਲਈ ਫਰਜ਼ ਨਾ ਵੇਚੀ, ਉਹ 5 ਸਾਲ ਤਾਂ ਚੱਲਣਾ ਨਹੀਂ ਮੁੱਠੀ ਪਰ ਨੋਟਾਂ ਨੇ, ਮੁੱਠੀ ਪਰ ਨੋਟਾਂ ਨੇ ਤਖਤੇ ਨੀ ਪਲਟਾਉਣੇ ਮਿੱਤਰਾ ਵਿਕੀਆਂ ਵੋਟਾਂ ਨੇ, ਉਹ ਤਖਤੇ ਨੀ ਪਲਟਾਉਣੇ ਮਿੱਤਰਾ ਵਿਕੀਆਂ ਵੋਟਾਂ ਨੇ। ਕੀ ਆਖਣਗੇ ਪਾਠ ਪੜੇ ਜੇ ਸਿੱਖਿਆ ਨਾ ਅਪਣਾਈ, ਜੇ ਵੰਡ ਕੇ ਨਾ ਛਕਿਆ ਜੇ ਨਾ ਹੱਥੀਂ ਕਰੀ ਕਮਾਈ, ਜੇ ਵੰਡ ਕੇ ਨਾ ਛਕਿਆ ਜੇ ਨਾ ਹੱਥੀਂ ਕਰੀ ਕਮਾਈ, ਤਾਂ ਕਿਹੜੇ ਮੂੰਹ ਨਾਲ ਆਖੇਗਾ ਨਾਨਕ ਦੀਆਂ ਓਟਾਂ ਨੇ, ਕਿਹੜੇ ਮੂੰਹ ਨਾਲ ਆਖੇਗਾ ਨਾਨਕ ਦੀਆਂ ਓਟਾਂ ਨੇ, ਉਹ ਤਖਤੇ ਨੀ ਪਲਟਾਉਣੇ ਮਿੱਤਰਾ, ਤਖਤੇ ਨੀ ਪਲਟਾਉਣੇ ਮਿੱਤਰਾਂ ਵਿਕੀਆਂ ਵੋਟਾਂ ਨੇ। ਵੋਟਾਂ ਤੋਂ ਪਹਿਲੋਂ ਰਿਲੀਜ਼ ਕਰਨਾ ਜੀ। ਕੀ ਬਾਤ ਹੈ, ਬਹੁਤ ਬਹੁਤ ਰੇਡੀਓ ਸਪਾਈਸ ਦੇ ਉੱਤੇ ਜੀ ਬਹੁਤ ਬਹੁਤ ਸ਼ੁਕਰੀਆ। ਅਤੇ ਹੁਣ ਦੀਆਂ ਇਹ ਲਾਈਨਾਂ ਜਿਹੜੀਆਂ ਜੀ ਬਹੁਤ ਢੁੱਕ ਰਹੀਆਂ ਨੇ, ਅਤੇ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਜਲਦੀ ਇਹ ਸਾਕਾਰ ਹੋ ਕੇ ਸਾਰੇ ਦੁਨੀਆ ਜਿੱਥੇ ਪੰਜਾਬੀ ਬੈਠੇ ਨੇ ਵੰਗਾਰ ਦੇ ਰੂਪ ਦੇ ਵਿੱਚ ਜ਼ਰੂਰ ਪੇਸ਼ ਹੋਣਗੀਆਂ। ਸਾਡੇ ਨਾਲ ਔਨ ਏਅਰ ਇੱਕ ਲਿਸਨਰ ਹੋ ਗਏ ਨੇ ਜੀ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਕਰਦੇ ਹਾਂ ਜੀ ਤੁਹਾਡਾ। ਤੁਸੀਂ ਡੇਲੀ ਸੁਣਦੇ ਹੋ ਜੀ, ਸਾਡਾ ਵੀ ਡੇਲੀ ਆਉਣ ਨੂੰ ਜੀ ਕਰਦਾ, ਭਾਵੇਂ ਮੈਂ ਕਦੀ ਕਦੀ ਹਾਜ਼ਰੀ ਲਵਾਂ ਨਾ, ਲੇਕਿਨ ਮੇਰਾ ਡੇਲੀ ਜੀ ਜ਼ਰੂਰ ਕਰਦਾ। ਰੂਬਰੂ ਕਰਾਈਏ, ਖਾਸ ਕਰਕੇ ਹੇਸਟਿੰਗਸ ਕੁਝ ਸਮਾਂ ਪਹਿਲੋਂ ਜੀ ਸਾਡਾ ਜਿਹੜਾ ਜਾਣਦਾ ਇਤਫਾਕ ਬਣਿਆ, ਤੇ ਕੋਈ ਸ਼ੱਕ ਨੀ ਕਿ ਬਹੁਤ ਹੀ ਵਧੀਆ ਢੰਗ ਦੇ ਨਾਲ ਜਿੱਥੇ ਤੁਸੀਂ ਪ੍ਰੋਗਰਾਮ ਸਾਲ ਦਾ ਅਖੀਰ ਲਾ ਤੁਹਾਡਾ ਪਰਿਵਾਰਕ ਪ੍ਰੋਗਰਾਮ ਤੁਸੀਂ ਦੀਵਾਲੀ ਦਾ ਸਾਰਿਆਂ ਨੇ ਇਕੱਠੇ ਹੋ ਕੇ ਲਿਖਿਆ, ਉਹ ਵੀ ਸਮੁੰਦਰ ਦੇ ਕੰਢੇ। ਹਾਂਜੀ, ਸੋ ਮੈਂ ਕਹਿੰਦਾ ਜੀ ਕਿ ਕੁਦਰਤ ਦੀਆਂ ਬੜੀਆਂ ਜੀ ਬਖਸ਼ਿਸ਼ਾਂ ਨੇ ਤੁਹਾਡੇ ਇਸ ਸੋਹਣੇ ਸ਼ਹਿਰ 'ਤੇ। ਬਹੁਤ ਬਹੁਤ ਧੰਨਵਾਦ ਜੀ, ਪਰਿਵਾਰ ਚੜ੍ਹਦੀ ਕਲਾ ਦੇ ਵਿੱਚ ਰਹੇ। 2017 ਦੀਆਂ ਜੀ ਮੁਬਾਰਕਾਂ ਇੱਕ ਵਾਰੀ। ਸਾਡੇ ਹੋਰ ਕਾਲ ਸਾਰੀਆਂ ਜੀ, ਮਾਫ਼ ਕਰਨਾ, ਸਾਨੂੰ ਕਾਲ ਇੱਥੇ ਕੱਟਣੀ ਪੈਣੀ। ਓਕੇ ਸਰ, ਸ਼ੁਕਰੀਆ ਜੀ। ਰੇਡੀਓ ਸਪਾਈਸ। ਹੈਲੋ ਜੀ, ਸਤਿ ਸ਼੍ਰੀ ਅਕਾਲ ਬੇਟੇ ਜੀ। ਸਤਿ ਸ਼੍ਰੀ ਅਕਾਲ ਜੀ ਆਂਟੀ ਜੀ, ਸਵਾਗਤ ਹੈ ਜੀ ਤੁਹਾਡਾ। ਥੈਂਕ ਯੂ ਜੀ, ਥੈਂਕ ਯੂ। ਮੈਂ ਕਿਹਾ ਮੇਰੇ ਬੱਚਿਆਂ ਨੂੰ, ਸਾਰੀ ਰੇਡੀਓ ਸਪਾਈਸ ਦੀ ਟੀਮ ਨੂੰ, ਬਹੁਤ ਰੇਡੀਓ ਦੀ ਮਹਾਰਾਜ ਸੱਚੇ ਪਾਤਸ਼ਾਹ ਮੇਰੇ ਵੱਲੋਂ, ਸਾਰਿਆਂ ਵੱਲੋਂ ਆਂਟੀ ਜੀ ਚੜ੍ਹਦੀ ਕਲਾ 'ਚ ਰਹੋ। ਮੈਨੂੰ ਬਹੁਤ ਖੁਸ਼ੀ ਆ, ਸਾਡੇ ਆਪਣੇ ਬੱਚੇ ਆ, ਮੇਰੇ ਆਪਣੇ ਬੱਚੇ ਹੋ ਤੁਸੀਂ ਸਾਰੇ। ਬਿਲਕੁਲ ਬਿਲਕੁਲ ਆਂਟੀ ਜੀ, ਤੁਹਾਡਾ ਆਸ਼ੀਰਵਾਦ ਸਾਨੂੰ ਮਿਲਿਆ। ਆਂਟੀ ਤੁਹਾਡੀ ਸਿਹਤ, ਤੁਹਾਡੀ ਸਿਹਤ ਠੀਕ ਹੈ ਜੀ? ਉਹ ਬਾਅਦ ਚ ਕਰਦੇ ਆ, ਸਾਰਿਆਂ ਨੂੰ ਪਰਮਾਤਮਾ ਚੜ੍ਹਦੀ ਕਲਾ ਚ ਰੱਖੇ। ਸ਼ੁਕਰੀਆ। ਮੈਂ ਤਾਂ ਇਹ ਦੁਆ ਕਰੂੰਗੀ ਸੱਚੇ ਪਾਤਸ਼ਾਹ ਹਰ ਇੱਕ ਜੀਵ ਨੂੰ ਚੜ੍ਹਦੀ ਕਲਾ ਚ ਰੱਖੇ, ਹਰ ਨਵਿਆਂ ਸਾਲ ਹਰ ਇੱਕ ਨੂੰ ਖੁਸ਼ੀਆਂ ਭਰਿਆ ਬੀਤੇ, ਤਾਂ ਕਿ ਤੁਹਾਡੇ ਸਭ ਦੀਆਂ ਖੁਸ਼ੀਆਂ ਵਿੱਚ ਮੈਂ ਆਪ ਵੀ ਸ਼ਾਮਿਲ ਹੋ ਸਕਾਂ ਜੀ। ਥੈਂਕ ਯੂ ਜੀ, ਤੁਸੀਂ ਹਮੇਸ਼ਾ ਸਾਡੀਆਂ ਖੁਸ਼ੀਆਂ 'ਚ ਸ਼ਾਮਿਲ ਹੋ, ਔਰ ਸਾਡੀ ਵੀ ਪਰਮਾਤਮਾ ਅੱਗੇ ਦੁਆ ਹੈ ਕਿ ਤੁਸੀਂ ਜਲਦੀ ਜਲਦੀ ਪੂਰੇ ਤੰਦਰੁਸਤ ਹੋਵੋ, ਤੇ ਇਸੇ ਤਰ੍ਹਾਂ ਜਿਹੜੇ ਤੁਹਾਡਾ ਆਸ਼ੀਰਵਾਦ ਆ ਉਹ ਸਾਡੇ ਸਿਰਾਂ ਤੇ, ਜਿਹੜਾ ਹਮੇਸ਼ਾ ਤੁਹਾਡਾ ਜਿਹੜਾ ਹੱਥ ਆ ਉਹ ਇਸੇ ਤਰ੍ਹਾਂ ਬਣਿਆ ਰਹੇ, ਤੇ ਆਸ਼ੀਰਵਾਦ ਸਾਨੂੰ ਇਸੇ ਤਰ੍ਹਾਂ ਮਿਲਦੇ ਰਹਿਣ, ਔਰ ਸਾਲ ਦੇ ਅਖੀਰਲੇ ਦਿਨ ਵੀ ਤੁਹਾਡਾ ਆਸ਼ੀਰਵਾਦ ਮਿਲਿਆ, ਹੋਰ ਇਸ ਤੋਂ ਜ਼ਿਆਦਾ ਕੀ ਚਾਹੀਦਾ ਜੀ। ਸਹੀ, ਬਹੁਤ ਬਹੁਤ ਸ਼ੁਕਰੀਆ ਜੀ, ਤੁਹਾਡੀਆਂ ਬੁਲੰਦ ਆਵਾਜ਼ਾਂ ਤੇ ਤੁਹਾਡੇ ਆਸ਼ੀਰਵਾਦ ਜਿਹੜੇ ਆ ਜੀ ਸਾਨੂੰ ਇੱਥੇ ਤੱਕ ਲੈ ਕੇ ਆਏ ਆ, ਤੇ ਗਾਂ ਕਹਿੰਦੇ ਹੁੰਦੇ ਆ ਪਰਿਵਾਰ ਦੇ ਪੱਖੋਂ ਚੜ੍ਹਦੀ ਕਲਾ ਦੇ ਵਿੱਚ ਜੀ ਸਾਰਾ ਹੀ ਪਰਿਵਾਰ ਰਵੇ, ਬੜਾ ਹੀ ਹੋਣਹਾਰ ਪਰਿਵਾਰ ਹੈ। ਸੋ ਲਓ ਜੀ, ਨੰਬਰ 7 ਵੱਲ ਨੂੰ ਅਸੀਂ ਤੁਰੇ ਜਾ ਰਹੇ ਹਾਂ, ਅਤੇ ਨੰਬਰ 7 ਦੇ ਉੱਤੇ ਗੱਲ ਰੂਹਾ ਦੀ ਕਰਦਾ ਹੋਇਆ ਟਰੈਕ, ਸਾਲ ਦੇ ਅਖੀਰ ਦੇ ਵਿੱਚ ਕੌਨਸਰਟ ਜਿਹੜਾ ਹੋਇਆ, ਮੈਂ ਕਹਿੰਦਾ ਜੀ ਸਿਰ ਚੜ੍ਹ ਕੇ ਬੋਲਿਆ ਉਹਨਾਂ ਦੇ ਹੁਨਰ, ਭਾਵੇਂ ਨਿੱਜੀ ਤੌਰ 'ਤੇ ਮੈਂ ਕਹਿ ਦਵਾਂ ਇਹ ਗੱਲ ਕਿਸੇ ਨੂੰ ਸ਼ਾਇਦ ਚੰਗੀ ਨਾ ਲੱਗੇ ਕਿ ਉਹਨਾਂ ਦੇ ਫਾਦਰ ਸਾਹਿਬ ਨੇ ਬਹੁਤ ਜ਼ਿਆਦਾ ਟਾਈਮ ਲੈ ਲਿਆ ਸਟੇਜ ਦੇ ਉੱਤੇ ਦੇਖਣ, ਅਸੀਂ ਨੂਰਾ ਸਿਸਟਰਸ ਗਏ ਸੀ, ਲੇਕਿਨ ਵਨ ਆਫ ਦਾ ਬੈਸਟ ਕੌਨਸਰਟਸ, ਕੋਈ ਸ਼ੱਕ ਨਹੀਂ, ਬਿਲਕੁਲ ਹਨ। ਸੋ ਸਾਡੇ ਨਾਲ ਜੀ ਇੱਕ ਲਿਸਨਰ ਆ ਗਏ ਨੇ, ਸ਼ਾਇਦ ਅਸੀਂ ਉਹਨਾਂ ਨੂੰ ਵੀ ਔਨ ਏਅਰ ਲੈਂਦੇ ਹਾਂ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਬਾਈ, ਸਤਿ ਸ਼੍ਰੀ ਅਕਾਲ ਹਰਜੀਤ, ਕੀ ਹਾਲ ਚਾਲ ਨੇ? ਅਮਰੀਕ ਸਿੰਘ ਜੀ ਬਾਈ, ਤੁਹਾਨੂੰ ਮੁਬਾਰਕਾਂ, ਪਹਿਲਾਂ ਤਾਂ ਬਹੁਤ ਹਾਲ ਚਾਲ ਬਾਈ, ਆ ਤੁਹਾਡਾ ਬਾਈ ਅੱਜ ਰੇਡੀਓ ਦੇ ਵਿੱਚ ਆਣ ਕੇ ਪਤਾ ਨਹੀਂ ਅਸੀਂ ਹਿੱਲ ਵੀ ਨਹੀਂ ਸਕਦੇ, ਨਹੀਂ ਤੁਸੀਂ ਹਿੱਲ ਲਓ ਸਾਨੂੰ ਤਾਂ ਬਹੁਤ ਬੁਖਾਰ ਚੜਿਆ ਪਿਆ ਕੱਲ ਪਰਸੋਂ ਕੀ ਬਾਤ ਹੈ ਜੀ ਕੀ ਬਾਤ ਹੈ ਜੀ ਮਿੰਟੂ ਨਾ ਤੂੰ ਬੋਲਿਆ ਨਾ ਹੈਪੀ ਤੂੰ ਬੋਲਿਆ ਬਿਲਕੁਲ ਅੰਕਲ ਜੀ ਆ ਸਾਰਾ ਸਾਲ 2016 ਤੁਹਾਡਾ ਬਹੁਤ ਪਿਆਰ ਜਿਹੜਾ ਸਾਡੇ ਨਾਲ ਹੋਇਆ ਜੀ ਸ਼ੁਕਰ ਹੈ ਤੁਸੀਂ ਸਾਲ ਤੇ ਪਹਿਲਾਂ ਪਹਿਲਾਂ ਮਿਲ ਤਾਂ ਲਏ ਨਹੀਂ ਤਾਂ ਖਣੀ ਮਿਲਦੇ ਬਾਈ ਜੀ ਜੀ ਨੰਬਰ 7 ਉੱਤੇ ਅਸੀਂ ਟਰੈਕ ਲਾਉਣ ਜਾ ਰਹੇ ਹਾਂ ਕਿਉਂਕਿ ਅਸੀਂ ਟੌਪ 10 ਦੀ ਹੁਣ ਜਿਹੜੀ ਆ ਦੇ ਵਿੱਚ ਪਹੁੰਚ ਗਏ ਟੌਪ 100 ਤੋਂ ਟਰੈਕ ਕਰਦੇ ਕਰਦੇ ਨੰਬਰ 7 ਦੇ ਉੱਤੇ ਫਿਲਮ ਵਾਪਸੀ ਦੇ ਵਿੱਚੋਂ ਟਰੈਕ ਤੁਹਾਡੇ ਲਈ ਨੂਰਾ ਸਿਸਟਰਸ ਦੀਆਂ ਆਵਾਜ਼ਾਂ ਲੱਕੀਰਾਂ ਨੇ ਮੈਂ ਬੇਵੱਸ ਹੋ ਕੇ ਰਹਿ ਗਈ ਮੇਰਾ ਨਹੀਂ ਚੱਲਦਾ ਹੁਣ ਜ਼ੋਰ ਕਿਤੇ ਮੇਰਾ ਖੁਸ਼ੀਆਂ ਸੰਗ ਬਹਿ ਸਕਦੀ ਨਾ ਜੋ ਸੀਨੇ ਵਿੱਚ ਇੱਕ ਦਰਦ ਉੱਠ ਸਹਿ ਸਕਦੀ ਨਾ ਕਹਿ ਸਕਦੀ ਨਾ ਇਹਦੇ ਵਿੱਚ ਦੋ ਰਾਏ ਨਹੀਂ ਕਿ ਨੂਰਾ ਸਿਸਟਰਸ ਜਿਹੜੀਆਂ ਨੇ ਪਿਛਲੇ 2 ਸਾਲਾਂ ਦੇ ਵਿੱਚ ਜਿੱਥੇ ਪੰਜਾਬੀ ਪਹਿਲੋਂ ਇਹਨਾਂ ਦਾ ਇੱਕ ਗੀਤ ਰਿਲੀਜ਼ ਹੋਇਆ ਸੋ ਗੀਤ ਦਾ ਟਾਈਟਲ ਭਾਵਾਂ ਬੜਾ ਵੱਖਰਾ ਸੀ ਲੇਕਿਨ ਹੁੱਕ ਜਿਹੜੀ ਸੀ ਕਿਲ੍ਹਾ ਰਾਏਪੁਰ ਦੀਆਂ ਖੇਡਾਂ ਦੇ ਉੱਤੇ ਜਾ ਕੇ ਜਿਹੜੀ ਇੰਦੌਰ ਘਰਾਣੇ ਦੀ ਜਿਹੜੀ ਨੇਹਾ ਬਾਵਲਕਰ ਹੈ ਉਸ ਨੇ 6 ਮਹੀਨੇ ਲਾ ਕੇ ਜਦੋਂ ਫਿਲਮ ਲੱਕੀ ਜਦੋਂ ਬਣਾਉਣੀ ਸੀ ਉਹ ਲੱਕੀ ਦੇ ਵਿੱਚ ਜਿੱਥੇ ਦੇਸ਼ ਰਾਜ ਲਚਕਾਨੀ ਉਹਨਾਂ ਨੂੰ ਉਹਨਾਂ ਨੇ ਲਿਆਂਦਾ ਉਹਨਾਂ ਨੇ ਬਹੁਤ ਪੰਜਾਬ ਦਾ ਸੋਹਣਾ ਕੱਢ ਕੇ ਲੇਕਿਨ ਉਸ ਦੇ ਵਿੱਚ ਇੱਕ ਗੀਤ ਇਹਨਾਂ ਦਾ ਵੀ ਸੀ ਲੇਕਿਨ ਉਹ ਗੀਤ ਉਹ ਐਡ ਨਹੀਂ ਕਰ ਸਕੀ ਲੇਕਿਨ ਇਹਨਾਂ ਨੂੰ ਦੁਬਾਰਾ ਉਸਨੇ ਸਾਊਂਡ ਟ੍ਰਿਪਿੰਗ MTV ਦਾ ਜਿਹੜਾ ਆਇਆ ਉਸ ਦੇ ਵਿੱਚ ਫਿਰ ਸ਼ਾਮਿਲ ਕੀਤਾ ਜਿਸ ਦੇ ਬਾਅਦ 'ਚੋਂ ਸਾਰਾ ਮੈਂ ਕਹਿੰਦਾ ਕਿ ਬਾਲੀਵੁੱਡ ਫਿਰ ਇਹਨਾਂ ਦੀ ਆਵਾਜ਼ ਦੇ ਉੱਤੇ ਆਸ਼ਾ ਸ਼ਕਾਰ ਉੱਠਿਆ ਅਤੇ ਹੁਣ ਦੇਖੀਏ ਇੱਥੇ ਨਿਊਜ਼ੀਲੈਂਡ ਦੇ ਵਿੱਚ ਲਾਸਟ ਜਿਹੜਾ ਕੌਨਸਰਟ ਭਾਵੇਂ ਆਪਾਂ ਕਹਿ ਦਈਏ ਕਿ ਇਸ ਸਾਲ ਕੌਨਸਰਟ ਦੇ ਵਿੱਚੋਂ ਕੁਝ ਇੱਕ ਹੀ ਕੌਨਸਰਟ ਜਿਹੜੇ ਯਾਦਗਾਰੀ ਰਹੇ ਉਹਨਾਂ ਦੇ ਵਿੱਚੋਂ ਇੱਕ ਕੌਨਸਰਟ ਲਾਸਟ ਹੀਲਾ ਬਹੁਤ ਵਧੀਆ ਛਾਪ ਛੱਡ ਗਿਆ ਸੋ ਨੰਬਰ 7 ਦੇ ਉੱਤੇ ਰੂਹ ਫਿਲਮ ਵਾਪਸੀ ਦੇ ਉੱਤੇ ਅਤੇ ਨੰਬਰ 6 ਦੇ ਉੱਤੇ ਗੀਤ ਜੀ ਫਿਲਮ ਸਭ ਨੂੰ ਜ਼ਿਆਦਾ ਕੰਟਰੋਵਰਸ਼ੀਅਲ ਰਹੀ ਅਤੇ ਆਪਾਂ ਇੱਕ ਕਹਿ ਲਈਏ ਕਿ ਇੱਥੇ ਮਝੈਲ ਅਤੇ ਮਲਵਈ ਵੀ ਪਹੁੰਚ ਗਿਆ ਜੀ ਸੋ ਦੋਨਾਂ ਹੀ ਇਲਾਕਿਆਂ ਦੇ ਵਿੱਚ ਇਹ ਸਭ ਨੂੰ ਵੱਡੀ ਪ੍ਰੋਬਲਮ ਜਿਹੜੀ ਅੱਜ ਪੰਜਾਬ ਦੇ ਵਿੱਚ 6ਵਾਂ ਦਰਿਆ ਜਿਹੜਾ ਨਸ਼ਿਆਂ ਦਾ ਜਿਹੜਾ ਵਗਿਆ ਉਸ ਦੇ ਨਾਲ ਜਿੱਥੇ ਪੰਜਾਬ ਅਤੇ ਪੰਜਾਬੀਅਤ ਕਰਲਾ ਉੱਠੀ ਹਾਂਜੀ ਉਸ ਨੂੰ ਲੈ ਬਣਾਉਣ ਵਾਲੇ ਫਿਲਮ ਵਾਲੇ ਜਿਹੜੇ ਉਹ ਕਰਲਾ ਉੱਠੇ ਜਦੋਂ ਉਹਨਾਂ ਦੀ ਫਿਲਮ ਬੈਨ ਕਰਨ ਦੇ ਉੱਤੇ ਸਾਰਿਆਂ ਨੇ ਜ਼ੋਰ ਲਾ ਦਿੱਤਾ ਹੋ ਗਈ ਉਸ ਤੋਂ ਬਾਅਦ ਫਿਲਮ ਰਿਲੀਜ਼ ਕਰਨ ਤੋਂ ਪਹਿਲਾਂ ਜਿਹੜੀ ਨੈਟ ਤੇ ਜਿਹੜੀ ਲੀਕ ਹੋ ਗਈ ਸੀਗੀ ਸੋ 2 ਵਾਰ ਫਿਲਮ ਜਿਹੜੀ ਕੰਟਰੋਵਰਸੀ ਦਾ ਸ਼ਿਕਾਰ ਹੋਈ ਪਰ ਫਿਰ ਵੀ ਫਿਲਮ ਨੇ ਸੁਪਰ ਹਿੱਟ ਬਿਜ਼ਨਸ ਕੀਤਾ ਬਿਲਕੁਲ ਜੀ ਬਿਲਕੁਲ ਤੇ ਇਸ ਦੇ ਵਿੱਚ ਕੋਈ ਦੋ ਰਾਏ ਨਹੀਂ ਕਿ ਜਿਨ੍ਹਾਂ ਨੇ ਇਹ ਫਿਲਮ ਦੇਖੀ ਹੈ ਪੂਜਾ ਭੱਟ ਦੀ ਜਿਹੜੀ ਖਾਸ ਕਰਕੇ ਉਹਨਾਂ ਦੀ ਕੀਤੀ ਹੋਈ ਐਕਟਿੰਗ ਇਸ ਫਿਲਮ ਦੇ ਵਿੱਚ ਨਤਮਸਤਕ ਜੀ ਹੋਣ ਨੂੰ ਜਗਾਦਾ ਆਲੀਆ ਭੱਟ ਨੇ ਜਿਹੜੀ ਟ੍ਰਾਂਸਫਾਰਮੇਸ਼ਨ ਕੀਤੀ ਸੀ ਆਪਣੀ ਇੱਕ ਬਿਹਾਰੀ ਲੜਕੀ ਦੀ ਦੈਟ ਵਾਸ ਲਾਈਕ ਉਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਉਹ ਕੁੜੀ ਨੇ ਵਾਕਈ ਬਹੁਤ ਮਿਹਨਤ ਕੀਤੀ ਆ ਬਿਲਕੁਲ ਦੂਜੀ ਗੱਲ ਇਹ ਕਿ ਇਹਦੇ ਚ ਦਲਜੀਤ ਨੂੰ ਵੀ ਜਿਹੜਾ ਆਪਣਾ ਡੈਬਿਊ ਕਰਨ ਦਾ ਮੌਕਾ ਮਿਲਿਆ ਬਾਲੀਵੁੱਡ ਦੇ ਵਿੱਚ ਸੋ ਉਹਦੀ ਪਹਿਲੀ ਜਿਹੜੀ ਹਿੰਦੀ ਫਿਲਮ ਜਿਹੜੀ ਹੈ ਦਲਜੀਤ ਦੀ ਕਨੈਕਸ਼ਨ ਜੀ ਬਣਾਈਏ ਦੇਖੋ ਬਟਾਲੇ ਤੋਂ ਉੱਠ ਬਿਰਹਾ ਦਾ ਸੁਲਤਾਨ ਜਿਹੜਾ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਕਿ ਭਾਵੇਂ ਲੰਡਨ ਦੇ ਵਿੱਚ ਜਾ ਕੇ ਉਸਨੇ ਡੇਰੇ ਆਪਣੇ ਲਾ ਤੇ ਸਭ ਕੁਝ ਛੱਡ ਮੁੜ ਕੇ ਪੰਜਾਬ ਆਉਣ ਵਾਲਾ ਸ਼ਿਵ ਕੁਮਾਰ ਬਟਾਲਵੀ ਜਿਹੜਾ ਉਸ ਦੀ ਇੱਕ ਚੱਕ ਜਿਹੜੀ ਲਿਖਤ ਸ਼ਹੀਦ ਮਾਲੀਏ ਨੇ ਇੱਦਾਂ ਸ਼ਿੰਗਾਰੀ ਕਿ ਨੰਬਰ 6 ਦੇ ਉੱਤੇ ਇਹ ਟਰੈਕ ਉੜਤਾ ਪੰਜਾਬ ਦਾ ਜਿਹੜਾ ਭਾਵੇਂ ਟਰੈਕ ਨੰਬਰ 1 ਵੀ ਬਣ ਜਾਂਦਾ ਤਾਂ ਸਾਰੇ ਕਹਿੰਦੇ ਕਿ ਇਸ ਦਾ ਹੱਕ ਬਣਦਾ ਸੀ ਜੀ ਬਿਲਕੁਲ ਇੱਕ ਕੁੜੀ ਜਿਸ ਦਾ ਨਾਮ ਮੁਹੱਬਤ ਉੜਤਾ ਪੰਜਾਬ ਦੇ ਵਿੱਚੋਂ ਰੇਡੀਓ ਸਪਾਈਸ ਤੇ ਜਿਹਦਾ ਨਾਮ ਮੁਹੱਬਤ ਗੁੰਮ ਹੈ ਗੁੰਮ ਹੈ ਗੁੰਮ ਹੈ ਇੱਕ ਕੁੜੀ ਜਿਹਦਾ ਨਾਮ ਮੁਹੱਬਤ ਗੁੰਮ ਹੈ ਗੁੰਮ ਹੈ ਗੁੰਮ ਹੈ ਸਾਧ ਮੁਰਾਦੀ ਸੋਹਣੀ ਭਗਤ ਗੁੰਮ ਹੈ ਗੁੰਮ ਹੈ ਗੁੰਮ ਗੁੰਮ ਹੈ ਗੁੰਮ ਹੈ ਗੁੰਮ ਹੈ ਇਸ ਸਾਲ ਦੇ ਟੌਪ 10 ਕਰਦਿਆਂ ਇਹ ਉਹ ਗੀਤ ਨੇ ਜਿਹੜੇ ਕਿ ਆਪਾਂ ਕਹਿ ਸਕਦੇ ਹਾਂ ਸਭ ਤੋਂ ਵੱਧ ਸਿਰਫ ਨਿਊਜ਼ੀਲੈਂਡ ਦੇ ਇੱਕੋ ਇੱਕ ਪੰਜਾਬੀ ਟੌਪ 10 ਕਾਊਂਟਡਾਊਨ ਦੇ ਵਿੱਚ ਨਹੀਂ, ਦੁਨੀਆ ਭਰ ਦੇ ਜਿਹੜੇ ਕਾਊਂਟਡਾਊਨ ਵਰਲਡ ਓਵਰ ਚੱਲਦੇ ਨੇ ਉਹਨਾਂ ਸਾਰਿਆਂ ਨੂੰ ਇਕੱਠਾ ਕਰਕੇ ਕੰਪਾਇਲ ਜਿਹੜੀ ਐਵਰੇਜਸ ਕੱਢ ਕੇ ਕਾਫੀ ਸਮਾਂ ਲਾ ਕੇ ਅਸੀਂ ਇਹ ਟੌਪ ਖਾਸ ਕਰਕੇ 20 ਲਿਸਟ ਜਿਹੜੀ ਤਿਆਰ ਕੀਤੀ। ਸੋ ਇਸ ਦੇ ਵਿੱਚ ਫੀਡਬੈਕ ਸੇਲਸ ਫਿਗਰਸ ਜਿਹੜੇ ਨੇ ਵਰਲਡ ਓਵਰ ਅਤੇ ਨਾਲ ਦੇ ਨਾਲ ਇਸ ਦੀ ਲੋਕਪ੍ਰਿਯਤਾ ਇਹ ਸਾਰਾ ਕੁਛ ਜਿਹੜਾ ਤੁਸੀਂ ਸੁਣਿਆ। ਬਿਲਕੁਲ ਜੀ, ਨਵਤੇਜ ਭਾਅ ਜੀ ਹੋਰਾਂ ਨੇ ਇਸ ਦੇ ਵਿੱਚ ਇੱਕ ਖਾਸ ਜਿਹੜੀ ਭੂਮਿਕਾ ਨਿਭਾਈ ਹੈ ਜਿਹੜੇ ਟੌਪ 20 ਕਾਊਂਟਡਾਊਨ ਜਿਹੜਾ ਸਾਡਾ ਇਸ ਦਾ ਤਿਆਰ ਕਰਨ ਦੇ ਵਿੱਚ। ਸੋ ਨਵਤੇਜ ਭਾਅ ਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਬਹੁਤ ਮਿਹਨਤ ਕੀਤੀ। ਬਿਲਕੁਲ, ਇਕੱਲੇ ਇਕੱਲੇ ਮੈਂਬਰ ਤੋਂ ਜਿਹੜਾ ਸੀਗਾ ਟੀਮ ਮੈਂਬਰਸ ਤੋਂ ਇਹਨਾਂ ਨੇ ਫੀਡਬੈਕ ਲਿਆ। ਬਿਲਕੁਲ, ਅਤੇ ਫੀਡਬੈਕ ਇਕੱਠਾ ਕਰਨਾ ਨਾ ਬਹੁਤ ਔਖਾ ਹੁੰਦਾ ਜੀ, ਉਸ ਨੂੰ ਫਿਰ ਸਾਰਿਆਂ ਨੂੰ ਕੰਪਾਈਲ ਕਰਕੇ ਉਹਦਾ ਜਿਹੜਾ ਨਿਚੋੜ ਕੱਢਣਾ ਉਹ ਤੋਂ ਵੀ ਔਖਾ ਜੀ। ਬਿਲਕੁਲ, ਹੈਟਸ ਆਫ ਹੈ ਜੀ, ਇੰਨੇ ਬਿਜ਼ੀ ਰਹਿਣ ਤੋਂ ਬਾਵਜੂਦ ਵੀ ਜਿਹੜਾ ਭਾਜੀ ਨੇ ਕੰਮ ਕੀਤਾ। ਥੈਂਕ ਯੂ ਜੀ, ਸਾਡੇ ਘਰ ਵਾਲੇ ਜਿਹੜੇ ਆ ਖਾਸ ਕਰਕੇ ਸਾਡੇ ਟੈਕਨੀਸ਼ੀਅਨ ਨਵਦੀਪ ਜੀ ਉਹ ਹਜੇ ਵੀ ਨਾਰਾਜ਼ ਨੇ, ਤੁਸੀਂ ਉਹਨਾਂ ਦੇ ਪਸੰਦ ਦੇ ਗਾਣੇ ਨਹੀਂ ਪਾਏ ਜਿਹੜੇ ਟੌਪ 10 ਦੇ ਵਿੱਚ ਆਉਣੇ ਚਾਹੀਦੇ ਸੀ। ਲੇਕਿਨ ਨੈਚੁਰਲੀ ਇੱਕ ਗੱਲ ਅਸੀਂ ਕਹਿਣਾ ਚਾਹਾਂਗੇ ਕਿ ਲਿਸਟ ਜਿਹੜੀ ਖਾਸ ਕਰਕੇ ਟੌਪ 20 ਸੌਂਗ ਕਰਨਾ ਬਹੁਤ ਮੁਸ਼ਕਲ ਇਹ ਹੋ ਜਾਂਦਾ ਆਮ ਤੌਰ ਦੇ ਉੱਤੇ, ਕਿਉਂਕਿ ਆਪ ਸਾਰਿਆਂ ਦੇ ਸਾਡੇ ਲੋਕਪ੍ਰਿਯ ਆਪਾਂ ਕਹਿ ਲਈਏ ਸਾਡੇ ਆਪਣੇ ਫੇਵਰੇਟ ਸੌਂਗ ਹੁੰਦੇ ਨੇ, ਫੇਵਰੇਟ ਕਲਾਕਾਰ ਹੁੰਦੇ ਨੇ, ਅਤੇ ਆਪਾਂ ਉਹਨਾਂ ਨੂੰ ਦੇਖਣਾ ਚਾਹੁੰਦੇ। ਲੇਕਿਨ ਅਸੀਂ ਇਹ ਸਾਰੇ ਜਿਹੜੇ ਵਰਲਡ ਓਵਰ ਚਾਰਟ ਜਿਵੇਂ ਕਿ ਅਸੀਂ ਇੰਡੀਆ ਦੇ ਵਿੱਚ ਮਿਰਚੀ ਟੌਪ 10 ਚੱਲਦਾ ਵਰਲਡ ਦੇ ਵਿੱਚ ਜਿਹੜਾ ਟੌਪ 10 ਪੰਜਾਬੀ ਸੌਂਗਸ ਦਾ, ਕੈਨੇਡਾ ਤੋਂ ਅਸੀਂ ਜਿਹੜਾ ਟੌਪ 10 ਚੱਲਦਾ ਰੈਡ ਐਫ ਐਮ ਦਾ, ਨਿਊਜ਼ੀਲੈਂਡ ਦਾ ਆਪਣਾ ਜਿਹੜਾ ਚਾਰਟ, ਇਹ ਸਾਰੇ ਕੰਪਾਈਲ ਕਰਕੇ ਇਕੱਠੇ ਕਰਕੇ ਅਸੀਂ ਇੱਥੇ ਤੱਕ ਜਿਹੜੇ ਲੈ ਕੇ ਆਏ। ਸੋ ਜਿਹੜਾ ਅਗਲਾ ਸੌਂਗ ਹੈ ਜੀ, ਇੱਕੋ ਹੀ ਦਿਨ ਦੋ ਪੰਜਾਬੀ ਦੀਆਂ ਫਿਲਮਾਂ ਰਿਲੀਜ਼ ਹੋਈਆਂ ਦੁਨੀਆ ਦੇ ਵਿੱਚ, ਪਹਿਲੀ ਵਾਰ ਇੱਕੋ ਹੀ ਦਿਨ ਦੋ ਪੰਜਾਬੀ ਦੀਆਂ ਫਿਲਮਾਂ, ਦੋਨੋਂ ਹੀ ਜਿਹੜੀਆਂ ਫਿਲਮਾਂ ਲੱਗੀਆਂ ਦੋਨੋਂ ਹੀ ਫਿਲਮਾਂ ਦੇਖਣ ਸਾਰੇ ਸ਼ੁੱਕਰਵਾਰ ਅਤੇ ਸ਼ਨੀਚਰਵਾਰ ਗਏ। ਚੰਗਾ ਬਿਜ਼ਨਸ ਕੀਤਾ। ਹਾਂਜੀ, ਫਿਲਮ ਦੇ ਵਿੱਚ ਇੰਨੀ ਜਾਨ ਸੀ, ਫਿਲਮ ਬਾ ਕਮਾਲ ਸੀ। ਸੋ ਜਿੱਥੇ ਕਿ ਲਵ ਪੰਜਾਬ ਫਿਲਮ ਜਿਹੜੀ ਸੀ ਉਸ ਦੇ ਵਿੱਚ ਅਮਰਿੰਦਰ ਗਿੱਲ ਅਤੇ ਧੰਨ ਕੌਰ ਦਾ ਰੋਲ ਨਿਭਾ ਰਹੀ ਸਰਗਣ ਮਹਿਤਾ ਜਿਹੜੀ ਹੈ, ਅਤੇ ਅੰਬਰ ਦੀ ਸਟੋਰੀ ਲਿਖੀ ਅੰਬਰਦੀਪ ਦੀ, ਜੋ ਕਿ ਹੁਣ ਲਾਹੌਰੀਏ ਜਿਹੜਾ ਹੈ ਉਸ ਦੇ ਵਿੱਚ ਜੁੜਿਆ ਹੋਇਆ। ਸੋ ਆਪਣੇ ਉਹਦੀ ਰੂਹ ਦੀ ਇਹ ਸਟੋਰੀ ਹੈ ਜਿਹੜੀ ਲੈਕਸ ਫਿਲਮ ਆ ਰਹੀ ਹੈ। ਅਤੇ ਉਸੇ ਹੀ ਦਿਨ ਸਾਰਿਆਂ ਨੂੰ ਭਾਵੇਂ ਆਪਾਂ ਕਹਿੰਦੇ ਹਾਂ ਕਿ ਥੋੜ੍ਹਾ ਸਰਪ੍ਰਾਈਜ਼ ਜ਼ਰੂਰ ਹੋਇਆ, ਗਿੱਪੀ ਗਰੇਵਾਲ ਡਾਇਰੈਕਟਰ ਦੇ ਰੂਪ ਦੇ ਵਿੱਚ ਫਿਲਮ ਅਰਦਾਸ ਲੈ ਕੇ ਜਿਹੜਾ ਹਾਜ਼ਰ ਹੋਇਆ, ਅਤੇ ਜਿਸ ਦੇ ਵਿੱਚ ਦੋ ਰਾਏ ਨਹੀਂ, ਆਪਾਂ ਸਾਰੇ ਇਹਦੇ ਆਪਾਂ ਵਿਟਨੈਸ ਹਾਂ ਕਿ ਗੁਰਪ੍ਰੀਤ ਘੁੱਗੀ ਹੁਣਾਂ ਦੀ ਬਹੁਤ ਵਧੀਆ ਬਾ ਕਮਾਲ ਇਸ ਦੇ ਵਿੱਚ ਪਰਫੋਰਮੈਂਸ ਰਹੀ। ਸੋ ਤੁਸੀਂ ਵੀ ਖਾਸ ਕਰਕੇ ਮੈਂ ਲੇਡੀਜ਼ ਤੋਂ ਪੁੱਛਣਾ ਚਾਹੂੰਗਾ ਕਿ ਇਹਨਾਂ ਨੂੰ ਫਿਲਮ ਅਰਦਾਸ ਕਿਵੇਂ ਲੱਗੀ ਸੀ, ਕਿਉਂਕਿ ਇਸ ਦੇ ਵਿੱਚ ਬੜਾ ਹੀ ਮੌਲਿਕ ਉਹਨਾਂ ਨੇ ਇੱਕ ਜਿਹੜਾ ਟੌਪਿਕ ਜਿਹੜਾ ਲਿਆ ਸੀ। ਬਿਲਕੁਲ ਭਾਅ ਜੀ, ਫਿਲਮ ਵੇਖਣ ਤੋਂ ਪਹਿਲਾਂ ਵੈਸੇ ਇੰਨੀ ਉਮੀਦ ਨਹੀਂ ਸੀ ਕਿ ਇੰਨੀ ਵਧੀਆ ਫਿਲਮ ਹੋਏਗੀ ਜੀ, ਪਰ ਜਦੋਂ ਫਿਲਮ ਦੇਖਦਿਆਂ ਸਾਰ ਤੁਸੀਂ ਮਹਿਸੂਸ ਕਰਦੇ ਹੋ ਕਿ ਵਾਕਈ ਜੋ ਕੁਛ ਪਰਦੇ 'ਤੇ ਹੋ ਰਿਹਾ ਤੁਹਾਨੂੰ ਉਹ ਰਿਐਲਿਟੀ ਫੀਲ ਹੋ ਰਹੀ ਆ, ਫਿਰ ਉਸ ਟਾਈਮ 'ਤੇ ਤੁਹਾਨੂੰ ਲੱਗਦਾ ਕਿ ਵਾਕਈ ਇਹ ਫਿਲਮ ਜਿਹੜੀ ਇਹਦੇ ਵਿੱਚ ਕੁਛ ਹੈ ਜੀ, ਅਤੇ ਵਾਕਈ ਮੈਨੂੰ ਬਹੁਤ ਵਧੀਆ ਫਿਲਮ ਲੱਗੀ। ਅਤੇ ਮੈਨੂੰ ਲੱਗਦਾ ਕਿ ਇਸ ਤੋਂ ਪਹਿਲਾਂ ਸ਼ਾਇਦ ਅਸੀਂ ਗਿੱਪੀ ਗਰੇਵਾਲ ਨੂੰ ਡਾਇਰੈਕਟਰ ਦੇ ਰੂਪ ਦੇ ਵਿੱਚ ਇੰਨਾ ਸੀਰੀਅਸਲੀ ਕਦੇ ਸੋਚ ਵੀ ਨਹੀਂ ਸਕਦੇ ਸੀ। ਬਿਲਕੁਲ, ਪਰ ਮੇਰਾ ਪਰਸਨਲੀ ਉਸ ਤੋਂ ਬਾਅਦ ਮੇਰਾ ਉਹਨਾਂ ਨੂੰ ਲੈ ਕੇ ਜੋ ਨਜ਼ਰੀਆ ਸੀ ਮੈਨੂੰ ਲੱਗਿਆ ਕਿ ਵਾਕਈ ਟਾਈਮ ਦੇ ਨਾਲ ਨਾਲ ਬੰਦਾ ਸਿੱਖਦਾ। ਬਿਲਕੁਲ ਜੀ, ਮਾਸਟਰ ਗੁਰਮੁਖ ਸਿੰਘ ਜਿਹੜੇ ਨੇ ਉਹਨਾਂ ਦਾ ਕਿਰਦਾਰ ਗੁਰਪ੍ਰੀਤ ਘੁੱਗੀ ਹੁਣਾਂ ਨੇ, ਅਤੇ ਐਮੀ ਵਿਰਕ ਦੀ ਵੀ ਬਹੁਤ ਵਧੀਆ ਇਸ ਦੇ ਵਿੱਚ ਰਹੀ ਆ ਆਗਿਆਪਾਲ ਦੇ ਰੂਪ ਦੇ ਵਿੱਚ, ਅਤੇ ਉਸ ਦੇ ਵਿੱਚੋਂ ਗੀਤ ਜੀ ਤੁਹਾਡੇ ਲਈ ਅਸੀਂ ਪੇਸ਼ ਕਰਨ ਜਾ ਰਹੇ ਹਾਂ ਜੋ ਕਿ ਨੰਬਰ 5 ਦੇ ਉੱਤੇ ਕਾਵਾਂ ਵਾਲੀ ਪੰਚਾਇਤ, ਜਿਹੜਾ ਗੀਤ ਇਸਦੀ ਵੀ ਬਹੁਤ ਰਿਕੁਐਸਟ ਆਈ। ਸੋ ਨੰਬਰ 5 ਦੇ ਉੱਤੇ ਗੀਤ ਜੀ ਅਰਦਾਸ ਫਿਲਮ ਦੇ ਵਿੱਚੋਂ। ਓ ਪਹਿਲੀਆਂ ਦੀ ਧੀ ਨਾ ਨਿਆਰੀ ਲਈ ਦੀ ਸੱਤ ਵਿੱਚ ਖੜ ਜੇ ਨਹੀਂ ਬਗਾਈ ਦੀ ਓ ਤਗੜੇ ਦੇ ਜੋਜਾਂ ਦੀ ਨਾਰੀ ਸਕਰੀਏ ਪਰਿਆਂ ਦੀ ਕਦੇ ਨਾ ਗਵਾਹੀ ਭਰੀਏ ਓ ਸਕਿਆ ਗਲਾਬ ਨੀ ਵੇ ਹੱਥ ਬੁਣੀ ਦੀ ਕਾਮਾ ਵਾਲੀ